ਤਰਾ ਤੰਬੀ ਕਨਗੀ ਬੀ ਕੇ ਅਗਾ ਅਮਰੀਕੀ ਫੌਜੀਆਨਾ ਅਤਰਾ ਮਹਿਸੂਸ ਬੂ ਤੋ ਆਸਰਾ ਨਕਨੰਤ ਤਰਾ ਤੰਬੀ ਕਨਕ ਬੀ ਕੇ ਅਗਾ ਅਮਰੀਕੀ ਫੌਜੀਆਨਾ ਅਤਰਾ ਮਹਿਸੂਸ ਬੂ ਤੋ ਆਸਰਾ ਨਕਨੰਤ।